ਦੱਸੇ ਅਸੀਂ ਕਈ ਕਈ ਵਾਰ ਕਿਸੇ ਦਾ ਵੇਖਣੀ ਨਵੇਂ ਐਵੇਂ ਇਤਬਾਰ ਅਨਕਬ ਬਣ ਕੇ ਮੇ ਰਹਿਣ ਅਵਾਜ਼ਾਰ ਪਰ ਦਿਨ ਚੈੱਕ ਸਾਡਾ ਕੀ ਕਾਰੋਬਾਰ ਚੈੱਕ ਤੇਰੀ ਕਹਿੰਦੀ ਮੈਨੂੰ ਸਵੀਟ ਡਾਨ ਆ ਜਾਵੇ ਮੇਰੇ ਵੇ ਤੂੰ ਬੈਕ ਯਾਰ ਕਾਂਦੀ ਵੇ ਬਾਰਬੀ ਕਿ ਟਿੱਕੇ ਕਬਾਬ ਕਰਦੇ ਰਿਵਰਸ ਵੇ ਆ ਕੇ ਦੇ ਬੋਲ ਸਾਡੀ ਤੇ ਬੈਟਰੀ ਹੋ ਗਈ ਹੈ ਚਾਰਜ ਮੁੰਡਾ ਦੀ ਹੈ ਕਿ ਤਾਂ ਮੈਂ ਇਨਚਾਰਜ ਸਾਡਾ ਵੇ ਡਿਫਰੈਂਟ ਵੱਖਰਾ ਕਲਾਸ ਆਪਣੀ ਕੰਪਨੀ ਦਾ ਮੈਂ ਬਾਉਂਸ ਸਾਡੇ ਵੇ ਬੈਂਕ ਚ ਆਲ ਕਰੰਸੀਸ ਸੋਰਸ ਆਫ ਮਾਈ ਇਨਕਮ ਇਜ਼ ਆਲ ਓਵਰਸੀਸ ਸਾਡੀ ਬੈਲੈਂਸੀਆਗਾ ਦੀ ਵੇ ਸ਼ਰਟ ਮੈਨੂੰ ਕਿਉਂ ਮੇਕ ਜੇ ਮੈਂ ਤੂੰ ਪਲੀਜ਼ pigeons, my prayer to Allah, come my second religious, I'm Valentino, my little toe in the kitchen, look at the flick of the wrist, mommy whipping, lying to mess in the rain and I can't get, I ain't put none of my trust in these niggas, I can't put none of my trust in these bitches, okay, please tell me who these little niggas are, travel from Pakistan, shit on you nigga, I keep it 100, won't switch on my nigga, don't talk to young Yago if you're not a figure, tell that little nigga to get out of spilling, I want a mousy and I want a million, the bad of my bitch, I'm the mommy, she killing, she tell me that she don't feel none of these niggas. I'm dealing with two faces every day. Ni puri ve industry karti portray. Mera te style unique and illegal. How do you like my Punjabi bilingual? The career double without the casino. Lord of the Rings, I will look at those meagles. Chiravi, Lambo, te Bentley, Bugatti. Inadi creative, ni levels, ni khali. Ni hunja ve pherange, jime tsunami. Deposit the page, Cameron Durani. Ni chavi, ye Paris, Miami, Karachi. Remy, te fancy, non shopping, ye heavy. Remy, original, you want a copy. Call me the brand new General Gaddafi. Down on the block now, down on the block.